ਚਾਂਸ ਦਿਖਾ ਜਾ ਤੇਰੇ ਸਾਹ ਤੋਂ ਹੀ ਸੱਜ ਕੇ ਮੈਂ ਜਾਵਾਂ ਮੈਨੂੰ ਲੁੱਟਿਆ ਨਹੀਂ ਤੇਰੀ ਆਤਾਵਾ ਮੇਰੀ ਬਾਹਾਂ ਵਿੱਚ ਸੋਣੀਏ ਤੂੰ ਆ ਜਾ ਮੈਨੂੰ ਆਪਣਾ ਤੂੰ ਡਾਂਸ ਦਿਖਾ ਜਾ ਸੰਭਾਲਨੀ ਗੱਲਾਂ ਲੱਭਦੀਆਂ ਕਰੂੰ ਤੇਰੇ ਨਾਲ ਨੀ ਤੇਰੀ ਗਲੀ ਵਿੱਚ ਲਾਵਾਂ ਨੀ ਮੈਂ ਗੇੜੇ ਮੈਨੂੰ ਫੋਨ ਨੰਬਰ ਆਪਣਾ ਤੂੰ ਦੇ ਦੇ ਤੈਨੂੰ ਦਿਲ ਵਿੱਚ ਰੱਖੂੰ ਮੈਂ ਸੰਭਾਲਨੀ ਗੱਲਾਂ ਲੱਭਦੀਆਂ ਕਰੂੰ ਤੇਰੇ ਨਾਲ ਨੀ ਸੋਹਣੇ ਫੁੱਲਾਂ ਵਾਲੀਏ ਯੂ ਕੈਨ ਬੀ ਮਾਈ ਗਰਲਫ੍ਰੈਂਡ ਸੋਹਣੇ ਅੱਖਾਂ ਵਾਲੀਏ ਯੂ ਕੈਨ ਬੀ ਮਾਈ ਗਰਲਫ੍ਰੈਂਡ ਆ ਜਾ ਬਿੱਲੋ ਰਾਣੀਏ ਯੂ ਕੈਨ ਬੀ ਮਾਈ ਗਰਲਫ੍ਰੈਂਡ ਆ ਜਾ ਬਿੱਲੋ ਰਾਣੀਏ ਆ ਜਾ ਜਾ ਜਾ Your daughter.